ब्रिटिश हुकूमत रंग दी गोरी ते दिल दी काली लूमड़ी जही चालाकी ते मकारी इस गोरी चमड़ी दी फितरत सी। सर, I'm sorry to say this, but Raja Man has refused to sign the papers again. इन गोरिया ने साम दाम दंड भेद यानी सारे हथकंडे अजमा ले, पर राजा मान दा किरदार इन वड्डे चलाका तो ना ते जित होया ते ना उस दा राज ब्रिटानिया हुकूमत च मिला सके। लॉर्ड विंगस्टन ने फैसला किया कि वो आप चल के राजा मान तक जाएगा, दोस्ती का हाथ बधाएगा ते उसका भरोसा जितन दी चाल चलेगा। पर फिरंगिया दा मुकाबला इस वार एक ऐसी जूदी जागदी कौम नाल सी जिसते खून च ना किसी दी गुलामी सहनी लिखी सी ते ना ही कदी वो अपने किरदार तो डावाडोल हुई सी। ਰੁੱਖ ਸਮੇਂ ਦੀ ਹਵਾ ਦਾ ਪਾਵੇਂ ਹੋਰੇ ਹਾਲੇ ਤੱਕ ਇਹ ਜ਼ਮੀਰਾਂ ਨਹੀਂ ਓ ਵਿਕੀਆਂ। ਦਿਲੋਂ ਧੰਨਵਾਦੀ ਉਸ ਰੱਬ ਦੇ ਜਿਹਨੇ ਖੂਨ ਵਿੱਚ ਪਾਲਸ਼ਾਂ ਨਹੀਂ ਲਿਖੀਆਂ। ਦਿਲੋਂ ਧੰਨਵਾਦੀ ਉਸ ਰੱਬ ਦੇ ਜਿਹਨੇ ਖੂਨ ਵਿੱਚ ਪਾਲਸ਼ਾਂ ਨਹੀਂ ਲਿਖੀਆਂ। ਮਨ ਮਿਲਦੇ ਨਹੀਂ ਹੱਥ ਵੀ ਮਲਾਈਏ ਨਾ, ਪਹਿਲੇ ਦਿਨ ਤੋਂ ਹੀ ਠੁੱਕ ਰੱਖੀਆਂ। ਲੋਕਾਂ ਨੇ ਮਸ਼ੂਕ ਰੱਖੀ ਹੋਣੀ ਹੈ ਪਰ ਮਿੱਤਰਾਂ ਨੇ ਮੁੱਛ ਰੱਖੀਆਂ। खान दे शुकीन नहीं असी खाने शिकार सदा ठाड़ के फिर सिच मिली बाप दादे तो कदे मिले ना दलेरी दंड मार के खाने ते गुरु घरे जाने बाबे नानक ने सुख रखिया। ਲੋਕਾਂ ਨੇ ਮਸ਼ੂਕ ਰੱਖੀ ਹੋਣੀ ਹੈ ਪਰ ਮਿੱਤਰਾਂ ਨੇ ਮੁੱਛ ਰੱਖਿਆ। ਲੋਕਾਂ ਨੇ ਮਸ਼ੂਕ ਰੱਖੀ ਹੋਣੀ ਹੈ ਪਰ ਮਿੱਤਰਾਂ ਨੇ ਮੁੱਛ ਰੱਖਿਆ। ਲੋਕਾਂ ਨੇ ਮਸ਼ੂਕ ਰੱਖੀ ਹੋਣੀ ਹੈ ਪਰ ਮਿੱਤਰਾਂ ਨੇ ਮੁੱਛ ਰੱਖਿਆ। ਲੋਕਾਂ ਨੇ ਮਸ਼ੂਕ ਰੱਖੀ ਹੋਣੀ ਹੈ ਪਰ ਮਿੱਤਰਾਂ ਨੇ ਮੁੱਛ ਰੱਖਿਆ। ਲੋਕਾਂ ਨੇ ਮਸ਼ੂਕ ਰੱਖੀ ਹੋਣੀ ਹੈ ਪਰ ਮਿੱਤਰਾਂ ਨੇ ਮੁੱਛ ਰੱਖਿਆ। ਲੋਕਾਂ ਨੇ ਮਸ਼ੂਕ ਰੱਖੀ ਹੋਣੀ ਹੈ ਪਰ ਮਿੱਤਰਾਂ ਨੇ ਮੁੱਛ ਰੱਖਿਆ। ਲੋਕਾਂ ਨੇ ਮਸ਼ੂਕ ਰੱਖੀ ਹੋਣੀ ਹੈ ਪਰ ਮਿੱਤਰਾਂ ਨੇ ਮੁੱਛ ਰੱਖਿਆ।